ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਵਡਹੰਸ ਮਹੱਲਾ ਪਹਿਲਾ ਘਰ ਪੰਜਵਾਂ ਅਲਾਹਣੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਧੰਨ ਸਰੰਦਾ ਸੱਚਾ ਪਾਤਸ਼ਾਹ ਜਿਹਨੇ ਜਗ ਧੰਧਾ ਲਾਇਆ ਮੋਹਲਤ ਪੁੰਨੀ ਪਾਈ ਭਰੀ ਜਾਨੀਅਰਾ ਘੱਟ ਚਲਾਇਆ ਧੰਨ ਸੁਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਧਾ ਲਾਇਆ ਮੋਹਲਤ ਪੁੰਨੀ ਪਾਈ ਭਰੀ ਜਾਨੀਅਰਾ ਘੱਟ ਚਲਾਇਆ ਜਾਨੀ ਘੱਟ ਚਲਾਇਆ ਲਿਖਿਆ ਆਇਆ ਰੰਮੇ ਸਦਾਏ ਕਾਇਆ ਹੰਸ ਪੂਆ ਵੇ ਸੋੜਾ ਦਿਨ ਪੁੱਲੇ ਮੇਰੀ ਮਾਏ ਜੂਹਾ ਲਿਖਿਆ ਤੀਹਾ ਪਾਇਆ ਜੂਹਾ ਪੁਰਬ ਕਮਾਇਆ ਧੰਨ ਸੁਰੰਦਾ ਸੱਚਾ ਪਾਤਸ਼ਾਹ ਜਿਹਨੇ ਜਗ ਧੰਧਾ ਲਾਇਆ ਸਾਹਿਬ ਸਿਮਰਹਿ ਮੇਰੇ ਭਾਈ ਸਭਨਾ ਇਹ ਪੈਰਾਣਾ ਧੰਧਾ ਕੂੜਾ ਚਾਰ ਦਿਹਾ ਆਗਾ ਸਰ ਤੁਰ ਜਾਣਾ ਆਗਾ ਸਰ ਤੁਰ ਜਾਣਾ ਜੋ ਮਹਿਮਾਰਾ ਕਾਹੂ ਗਾਰ ਬੱਕੀ ਜਾ ਜੇ ਤੋ ਸੇਵਿਆ ਦਰਗਹ ਸੁਖ ਪਾਈਆ ਨਾਮ ਤਿਸਾ ਕਾਲੀ ਜਾ ਆਗਾ ਹੁਕਮ ਨਾ ਚੱਲਾ ਲੂਲੇ ਸੁਰ ਸੁਰ ਕਿਆ ਵਿਹਾਰਾ ਸਾਹਿਬ ਸਿਮਰੇ ਹੋ ਮੇਰੇ ਭਾਈ ਹੋ ਸਭਨਾ ਇਹ ਪਿਆਰਾ ਜੋ ਤਿਸ ਭਾਵਾ ਸਮਰੱਥ ਸੋਥੀਆ ਹਿਲ ਲੜਾ ਇਹ ਸੰਸਾਰ ਜਲ ਥਲ ਨਹੀਂ ਅਲ ਰਾਜ ਰਹਿਆ ਸੱਚ ਰਾ ਸਿਰਜਣ ਹਾਰ ਸੱਚਾ ਸਿਰਜਣ ਹਾਰ ਅਲਖ ਅਪਾਰ ਤਾਕਾ ਅੰਤ ਨਾ ਪਾਇਆ ਕਾ ਸਫਲ ਭਇਆ ਹੈ ਇੱਕ ਮਾਨ ਜਿਨੇ ਤੇ ਆਇਆ ਤਾਹੇ ਤਾਹੇ ਉਸਾਰੇ ਆਪੇ ਹੁਕਮ ਸਵਾਰਨ ਹਾਰੇ ਜੋਤਿਸ ਪਾਵਾ ਸਮਰੱਥ ਸੋਤੀਆ ਹੀ ਲੜਾ ਇਹ ਸੰਸਾਰ ਨਾਨਕ ਰੰਨਾ ਬਾਬਾ ਜਾਣੀਐ ਜੇ ਰੋਵੈ ਲਾਏ ਪਿਆਰੇ ਕਾਰਣ ਬਾਬਾ ਰੋਈਆ ਰੋਵਣ ਸਗਲ ਵਿਕਾਰ ਰੋਵਣ ਸਗਲ ਵਿਕਾਰ ਗਾਫਲ ਸੰਸਾਰ ਮਾਇਆ ਕਾਰਣ ਰੋਵੈ ਕੁਛ ਸੁਜੈ ਇਹ ਪਾਲ ਏਵਾ ਖੋਵਾ ਇੱਥੇ ਆਇਆ ਸਭ ਕੋ ਜਸ ਕੂੜ ਕਰੋ ਅਹੰਕਾਰ ਨਾਨਕ ਰੰਨਾ ਬਾਬਾ ਜਾਣੀਐ ਜੇ ਰੋਵੈ ਲਾਏ ਪਿਆਰੇ ਇੱਥੇ ਆਇਆ ਸਭ ਕੋ ਜਾਸੀ ਕੂੜ ਕਰਹੋ ਅਹੰਕਾਰ ਨਾਨਕ ਰੰਨਾ ਬਾਬਾ ਜਾਣੀਐ ਜੇ ਰੋਵੈ ਲਾਏ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਵਡਹੰਸ ਮਹੱਲਾ ਪਹਿਲਾ ਘਰ ਪੰਜਵਾ ਪਲਾਹਣੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਧੰਨ ਸੁਰੰਦਾ ਸੱਚਾ ਪਾਤਸ਼ਾਹ ਜਿਹਨੇ ਜਗ ਧੰਧਾ ਲਾਇਆ ਮੁਹਲਤ ਪੁੰਨੀ ਪਾਈ ਭਰੀ ਜਾਨੀਅੜਾ ਘੱਟ ਚਲਾਇਆ